दुनिया ते मर जान जिना दिया मावां ने, दुनिया ते मर जान जिना दिया मावां ने। लभदियां नहीं फिर जनता वालियां छावां ने, लभदियां नहीं फिर जनता वालियां छावां ने। मां दे जुआनाल निगावां ने, जियां रहंदियां जुआनाल निगावां ने। लभदियां जनता वालियां छावां ने, पुत्रां खातिर करे फकीरी दर दर्दी, पुत्रां दर दर दी, नाल दुआवां मां दियां खास अतावां ने, नाल दुआवां मां दियां खास तमाने। लभदियां नहीं फिर जनता वालियां छावां ने, जोड़े नाल न तेरे मां दियां अज दुआवां ने, ਮਾਦੀਆਂ ਅੱਜ ਦੁਆਵਾਂ ਲੱਭਦੀਆਂ ਨਹੀਂ ਫਿਰ ਜਨਤਾ ਵਾਲੀਆਂ ਛਾਵਾਂ ਨੇ ਐ ਬੋਲਾ ਲਕੋਂਦੀਆਂ ਖਤਾਵਾਂ ਨੇ ਦਿਲ ਦੇ ਵਿੱਚ ਲਕੋਂਦੀਆਂ ਕੁੱਲ ਖਤਾਵਾਂ ਨੇ ਜਨਤਾ ਵਾਲੀਆਂ ਛਾਵਾਂ ਨੇ ਮਾਦਾ ਕਰ ਚੋ ਜਦੋਂ ਜਨਾਜ਼ਾ ਉੱਠ ਜਾਂਦਾ ਮਾਦਾ ਕਰ ਚੋ ਜਦੋਂ ਉੱਠ ਜਾਂਦਾ ਵੇ ਜਨ ਗਾਜ਼ੀ ਘਰ ਵਿੱਚ ਹੋ ਕੇ ਆਵਾਨੇ ਵੇ ਜਨ ਗਾਜ਼ੀ ਘਰ ਵਿੱਚ ਹੋ ਕੇ ਆਵਾਨੇ ਜਨਤਾ ਵਾਲੀਆਂ ਛਾਵਾਂ ਨੇ ਲੱਭਦੀਆਂ ਨਹੀਂ ਫਿਰ ਜਨਤਾ ਵਾਲੀਆਂ ਛਾਵਾਂ